ਸਤਨਾਮ ਸ਼੍ਰੀ ਗੌਰ sabadi kolaiyana har naam japane har jiyo amrit birkh jen piya te tripatani har jiyo amrit birkh jen piya te tripatani ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਵਾਹੁ ਵਾਹੁ ਆਪ ਅਖਾਏ ਦਾ ਗੁਰ ਸਬਦੀ ਸੱਚ ਸੋਏ ਵਾਹੁ ਵਾਹੁ ਸਿਫਤ ਸਲਾਹ ਹੈ ਗੁਰਮੁਖ ਬੁੱਝੈ ਕੋਏ ਰਾਗ ਗੁਜਰੀ ਕੀ ਵਾਰ ਪਹਿਲੀ ਪੌੜੀ ਚੌਦਵੀਂ ਸਲੋਕਾਂ ਨਾਲ